चल बे चल ट्राला प्रभु जी मौत है मूड का कोई पता नहीं कदों बढ़ते है हाँ भाई करना कितने कुमार आजा आजा वन टू वन चल खल खूंजे पई है उतो थोड़ी जी नाकन छुआ दी तड़के उठ के चा बना दे देसी बिस्कुट नाल खुआ दे बाबे दा नाम ते होना है डाले ते गोद लखाउना है अब लो जट ने डरला पाउना है डाले ते गोद मकान दी तकूगी नीक मकान है नीक मकान एक मकान मोहाली बनाउणा है डाले दे गोद लगाउणा है मिलो जट ने डराला आउणा है डाले दे गोद लगाउणा है मिलो जट ने डराला आउणा है डाले दे गोद लगाउणा है मिलो जट ने डराला Thank you. ਸੜਕ ਸਾਗਰ ਤੇ ਉਹ ਮੈਂ ਕਹ ਫੇਰ ਨਜ਼ਾਰਾ ਰਸ਼ੀਆ ਤੋਂ ਸਿੱਧਾ ਉਹਦੇ ਯਾਰ ਕੈਨੇਡਾ ਨੀਕ ਚੰਦ ਤੇ ਦਫ਼ਤਰ ਬਣਾਉਣਾ ਏ ਗੱਲੇ ਤੇ ਗੋਤ ਲਖਾਉਣਾ ਹਿੰਦੀਓ ਜੱਟ ਨੇ ਟਰਾਲਾ ਅੱਛਾ ਜੇ ਵੱਡਾ ਸਾਰਾ ਟਰਾਲਾ ਕਿਤੇ ਚੰਡੀਗੜ੍ਹ ਕਿਸੇ ਮੁਹੱਲੇ 'ਚ ਖੜਾ ਦੇ ਤਾਂ ਗੁਆਂਢੀ ਕੀ ਕਹਿਣਗੇ ਕੋਈ ਲੇਡੀ ਨਿਕਲੂ ਪਤਾ ਕਿਉਂਕਿ ਬੜੇ ਵਾਲੀ ਗਾੜੀ ਖੜੀ ਹੈ ਬੜਾ ਬੜੇ ਵਾਲੀ ਕਾਰ ਖੜੀ ਹੈ ਪਿੰਡਾਂ ਦੀ ਭਾਸ਼ਾ ਵੀ ਕਿੰਨੀ ਵਧੀਆ ਹੈ ਟਰਾਲਾ ਸ਼ਬਦ ਤਾਂ ਅੰਗਰੇਜ਼ੀ ਦਾ ਪਰ ਜਦੋਂ ਪੰਜਾਬੀ 'ਚ ਆ ਗਿਆ ਇਹਨੂੰ ਫਿਰ ਟਰਾਲਾ ਹੋ ਗਿਆ ਵਨ ਟੂ ਵਨ ਚੱਕ ਫਿਰ ਗਿਰਨੇ ਪੌਂਡ ਤੇ ਲਾ ਦੂ ਘਰ ਨੂੰ ਨੋਟਾਂ ਦੀ ਉਹਨਾਂ ਨੂੰ ਘਰ ਨੂੰ ਨੋਟਾਂ ਦੀ ਫਿਰ ਗਿਰਨੇ ਪੌਂਡ ਤੇ ਗਿਰਨੇ ਪੌਂਡ ਤੇ ਉਹ ਦਿੱਤਾ ਪਿਓ ਨੂੰ ਕੋਲ ਪਗਾਉਣਾ ਏ ਗਾਲੇ ਤੇ ਗੋਤ ਲਖਾਉਣਾ ਨੀ ਮਿਲੋ ਜੱਟ ਨੇ ਡਰਾਲਾ ਆਉਣਾ ਜੱਟ ਨੇ ਟਰਾਲਾ ਆਉਣਾ ਏ ਅੱਜ ਬੈਂਕ ਦਾ ਮੈਨੇਜਰ ਮਨਾਉਣਾ ਏ।